ਤੁਸੀਂ ਸੁਣ ਰਹੇ ਹੋ ਆਕਾਸ਼ਬਾਣੀ ਜਲੰਧਰ। ਅੱਜ ਦੀਆਂ ਚੋਣਵੀਆਂ ਖਬਰਾਂ। ਪੰਜਾਬੀ ਕੁੜੀਆਂ ਵਿੱਚ ਵੱਧ ਰਹੀ ਵਿਦੇਸ਼ ਜਾਣ ਦੀ ਉਤਸੁਕਤਾ ਕਾਰਨ ਪੰਜਾਬ ਵਿੱਚ ਵਿਦੇਸ਼ੀ ਝੂਠੇ ਲਾੜਿਆਂ ਦਾ ਰੁਝਾਨ ਵਧਿਆ। ਦਿੱਲੀ ਰੱਖ ਤੂੰ ਹਲਾ ਕੇ ਪਿਆਰ ਛੱਡੂੰਗਾ ਪਗਾ ਕੇ ਸਫ਼ਾ ਛੁੱਟਣਾ ਨੀ ਖੇੜਾ।